ਬੈਜਾ ਬੈਜਾ ਕਰਦੇ ਆ ਕੰਨਾਂ ਵਾਲੇ ਚੁੰਮ ਕੇ ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁੰਮ ਕੇ ਬੈਜਾ ਬੈਜਾ ਕਰਦੇ ਆ ਕੰਨਾਂ ਵਾਲੇ ਚੁੰਮ ਕੇ ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁੰਮ ਕੇ ਤੈਨੂੰ ਗਲਾ ਹੁਸਨ ਨੇ ਲਾਈਆਂ ਨੀ ਐਵੇਂ ਨਹੀਂ ਉਹ ਤੂੰ ਮੱਚਦੀ ਤੇਰੇ ਲੱਕ ਤੋਂ ਤਿਲਕਦਾ ਲਹਿੰਗਾ ਨੀ ਕਿਤੇ ਵਿੱਚ ਤੂੰ ਨੱਚਦੀ ਲੱਕ ਤੋਂ ਤਿਲਕਦਾ ਲਹਿੰਗਾ ਨੀ ਕਿਤੇ ਵਿੱਚ ਤੂੰ ਨੱਚਦੀ ਲੱਕ ਤੋਂ ਤਿਲਕਦਾ ਲਹਿੰਗਾ ਨੀ ਕਿਤੇ ਵਿੱਚ ਤੂੰ ਨੱਚਦੀ ਮੁੰਡਾ ਫਿਰ ਤੇਰੇ ਉੱਤੇ ਮਾਰਦਾ ਟਰਾਈਆਂ ਛੱਡ ਦਿੱਤਾ ਲਾਲਿਆਂ ਨੇ ਹੱਟਾਂ ਉੱਤੇ ਬਹਿਣਾ ਪੁੱਤ ਜੱਟਾਂ ਦੇ ਵੀ ਡੱਕਾ ਨਹੀਂ ਉਹ ਤੋੜਦੇ ਲਿਖਦੇ ਆ ਚਿੱਠੀਆਂ ਉਹ ਮੋੜਾਂ ਉੱਤੇ ਬਹਿ ਕੇ ਮੇਰੇ ਨਾਂ ਨਾਲ ਨਾਂ ਐਵੇਂ ਜੋੜਦੇ ਬੈਜਾ ਬੈਜਾ ਮੇਰੀ ਹੋਈ ਪਈਆਂ ਨੀ ਕੁੜੀਆਂ ਚ ਤਾਂ ਕਰਕੇ ਬਥੇਰੇ ਆਖਦੇ ਕਿ ਤੈਨੂੰ ਲੈ ਜਾਣਾ ਨੀ ਅਸਲੇ ਦੀ ਛਾਂ ਕਰਕੇ ਸਿਰ ਦੀ ਕੁੜੀ ਤੇ ਮੁੰਡੇ ਮਾਰਦੇ ਟਰਾਈਆਂ ਜਦੋਂ ਲਾਵੇਂਗੀ ਤੂੰ ਡੱਕੇ ਨਾਲ ਸੋਹਣੀ ਮੈਂ ਦੇਖੂ ਕਿਵੇਂ ਮਹਿੰਦੀ ਰੱਚਦੀ